मिलती है मेरी साबुन की शक्ल में, बेटा तू तो निकला केवल झाग झाग। ਨੀ ਤੇਰੇ ਤੋਂ ਏ ਕੁੜੀਏ ਪਟਾਕੀ ਨਹੀਂ ਫਸਨੀ ਕਿਸੇ ਤੋਂ ਤੇਰੀ ਅੱਖੀਆਂ ਸ਼ਰਾਬੀ ਅਸੀਂ ਵੱਖਰੀ ਜਵਾਨੀ ਤੂੰ ਜਾਣੇ ਮਨ ਆਜ ਜਾਣ ਜਾ ਚਟਨੀ ਪਜਾਵੀ ਨਹੀਂ ਫਸਨੀ ਤੇਰੇ ਤੋਂ ਕੁੜੀਏ ਪਟਾਕੀ ਨਹੀਂ ਫਸਨੀ ਕਿਸੇ ਤੋਂ ਤੇਰੀ ਅੱਖੀਆਂ ਸ਼ਰਾਬੀ ਅਸੀਂ ਵੱਖਰੀ ਜਵਾਨੀ ਤੂੰ ਜਾਣੇ ਮਨ ਆਜ ਜਾਣ ਜਾ ਜਬੀਨਾ ਜ਼ਮੀਨ ਤੇਰੇ ਜਸਾ ਨਹੀਂ ਕੋਈ ਤੈਨੂੰ ਦੇਖ ਕੇ ਮਿਲਾ ਪਸੀਨੇ ਲਵ ਜ਼ਿਆਦਾ ਹੋਏ ਦਿਲ ਕਰੇ ਓਏ ਓਏ ਕੋਈ ਜਾਗੇ ਕੋਈ ਸੋਏ ਕੋਈ ਹੱਸੇ ਕੋਈ ਰੋਏ ਦਿਲ ਤੇਰੇ ਰਾਦੇ ਰਾਹਗੀਰ ਦਿਲ ਸਾਡਾ ਲਕੀਰ ਦਾ ਫਕੀਰ ਹੁਣ ਮੁਕਾਓ ਵੀ ਫਟੀਕ ਤੂੰ ਕੁੜੀਏ ਅਖੀਰ ਤੇਰਾ ਬਾਪ ਵੀ ਅਮੀਰ ਥੋੜਾ ਵੀਰ ਦਾ ਅਸਰ ਲਈਏ ਅਜੇ ਤੂੰ ਕਰੀ ਤੂੰ ਗੁਸਰ ਚਾਹਤ ਉੱਤੇ ਬਚਦੇ ਪਟਾਕੇ ਖੁਦ ਕੁਛ ਫਟ ਜਾਵੇ ਜਦ ਲੱਖ ਤੂੰ ਹਲਾ ਦੇ ਮੇਰੇ ਦਿਲ ਤੇ ਗਿਟਾਰ ਤੇ ਇੱਕ ਲੀਡ ਤੇ ਬਜਾ ਦੇ ਮਾਤਾ ਦਾ ਵੀ ਹੱਥ ਨਾਲ ਲੱਠ ਨੂੰ ਹਟਾ ਕੇ ਚੱਲ ਹੱਟ ਪਾਰਾ ਹੱਟ ਕੁੜੀ ਹੱਥ ਨਾਲ ਜ਼ਿਆਦਾ ਨੱਟ ਖੱਟ ਫਟ ਫਟ ਝੱਟ ਪਟ ਤੇਰੇ ਉੱਤੇ ਮੈਨੂੰ ਵੱਟ ਪਟ ਨੀ ਨਖਰੇ ਕਰ ਕੱਟ ਕੱਟ ਲੱਖ ਤੇ ਬਣ ਜਾ ਅੱਖ ਦੀ ਬਰਕਤ ਚਟਨੀ ਪਜਾਵੀ ਨਹੀਂ ਫਸਨੀ ਤੇਰੇ ਤੋਂ ਏ ਕੁੜੀਏ ਪਟਾਕੀ ਨਹੀਂ ਫਸਨੀ ਕਿਸੇ ਤੋਂ ਤੇਰੀ ਅੱਖੀਆਂ ਸ਼ਰਾਬੀ ਅਸੀਂ ਵੱਖਰੀ ਜਵਾਨੀ ਨੂੰ ਜਾਣੇ ਮਨ ਆਜ ਜਾਣ ਜਾ ਚਟਨੀ ਪਜਾਵੀ ਨਹੀਂ ਫਸਨੀ ਤੇਰੇ ਤੋਂ ਕੁੜੀਏ ਪਟਾਕੀ ਨਹੀਂ ਫਸਨੀ ਕਿਸੇ ਤੋਂ ਤੇਰੀ ਅੱਖੀਆਂ ਸ਼ਰਾਬੀ ਅਸੀਂ ਵੱਖਰੀ ਜਵਾਨੀ ਤੂੰ ਜਾਣੇ ਮਨ ਆਜ ਜਾਣ ਜਾ ਫਿਊਚਰ ਵੀ ਏ ਬ੍ਰਾਈਟ ਅੱਠ ਵਿੱਚ ਤੇਰੀ ਭੈਣ ਤੂੰ ਏ ਟ੍ਰੇਨ ਤੇਰੇ ਪਿੱਛੇ ਲੱਗੇ ਮੁੰਡਿਆਂ ਦੀ ਲੈਣ ਸਾਰੇ ਮੁੰਡੇ ਬੋਲੇ ਕੱਤਰ ਪੱਤਰ ਕੱਤਰ ਪੱਤਰ ਕੱਤਰ ਪੱਤਰ ਕੱਤਰ ਪੱਤਰ ਕੱਤਰ ਪੱਤਰ ਕੱਤਰ ਪੱਤਰ ਕੱਤਰ ਪੱਤਰ ਸੈਲਫਿਸ਼ ਕੁੜੀ ਆਪ ਨਹੀਂ ਵਾਂਦੀ ਕੱਤਰ ਪੱਤਰ ਅੱਗੇ ਮੈਨੂੰ ਗੀਤੀ ਨਹੀਂ ਆਉਂਦੀ ਆਟੋਮੈਟਿਕ ਮਸ਼ੀਨ ਕਦੀ ਵਜ਼ਨ ਨਾ ਘਟਾਵੇ ਇਹ ਰੱਬ ਦਾ ਕਮਾਲ ਲੱਖ ਆਪੇ ਹੀ ਲੀ ਜਾਵੇ ਪਿਆਰ ਦੇ ਬਗੀਚੇ ਵਿੱਚ ਫੂਲ ਖਿਲਾਵਾਂ ਤੇਰੀ ਪੁੱਠੀ ਹਰਕਤਾਂ ਦਾ ਤੇਰੇ ਪਿਓ ਨੂੰ ਬਤਾਵਾਂ ਤੇਰੀ ਸੱਸ ਚ ਸਮਾਵਾਂ ਹਾਰਟ ਅਟੈਕ ਮੈਂ ਕਰਾਵਾਂ ਤੇਰੀ ਗੁੱਡੀ ਮੈਂ ਉਡਾਵਾਂ ਅਸੀਂ ਬਦਲੀਆਂ ਤਨਾਵਾਂ ਮੈਨੂੰ ਬੜਾ ਮੈਂ ਸਤਾਵਾਂ ਕਦੀ ਨਾ ਮਨਾਵਾਂ ਤੇਰੇ ਘਰ ਵੜ ਜਾਵਾਂ ਤੈਨੂੰ ਘਰ ਤੋਂ ਨਸਾਵਾਂ ਤੇਰੇ ਪੈਸੇ ਮੈਂ ਮੁਕਾਵਾਂ ਮਜ਼ੇ ਪੂਰੇ ਲੈ ਕੇ ਜਾਵਾਂ ਫਿਰ ਤੈਨੂੰ ਟੱਕਰ ਆ ਕੇ ਤੇਰੀ ਭੈਣ ਨੂੰ ਬਸਾਵਾਂ ਚਟਨੀ ਪਜਾਵੀ ਨਹੀਂ ਫਸਨੀ ਤੇਰੇ ਤੋਂ ਏ ਕੁੜੀਏ ਪਟਾਕੀ ਨਹੀਂ ਫਸਨੀ ਕਿਸੇ ਤੋਂ ਤੇਰੀ ਅੱਖੀਆਂ ਸ਼ਸ਼ਸ਼ਸ਼ਸ਼ ਵੱਖਰੀ ਜਵਾਨੀ ਤੂੰ ਜਾਣੇ ਮਨ ਆਜ ਜਾਣ ਜਾ ਦਿਲ ਤੇ ਛੁਰੀ ਹੁਣ ਤੇ ਮਨ ਜਾ ਕੁੜੀ ਤੇਰੇ ਜਸਨ ਨਹੀਂ ਕੋਈ ਤੂੰ ਪੀਸ ਕਿਉਂ ਨਹੀਂ ਕਰੇ ਉੱਤੇ ਲੱਟੂ ਹੋਇਆ ਹੋਈ ਗੱਲ ਕੁਛ ਅਜੀਬ ਪਰ ਸਮਝੀ ਨਾ ਮੈਨੂੰ ਕਦੀ ਸਨ ਦਾ ਮੁਰੀ ਤੇਰੀ ਅੱਖੀਆਂ ਉਡੀਕ ਦੀਆਂ ਦਿਲ ਵਾਜਾ ਮਾਰਦਾ ਇਲੈਕਟ੍ਰਿਸਿਟੀ ਦੇ ਨਾਲ ਦਿਲ ਮੇਰਾ ਕਾਂਬਦਾ ਤੂੰ ਪੇਸ਼ ਤੇ ਵਫਾਬ ਦਾ ਇੱਕ ਦਿਨ ਨਹੀਂ ਆਰਾਮ ਦਾ ਤੂੰ ਕਵੇ ਮੈਨੂੰ ਸਾਂਭ ਲੈ ਪਿਓ ਕਵੇ ਤੂੰ ਹਰਾਮ ਦਾ ਕਰੀ ਨਾ ਵਰਗੀ ਚਾਲ ਤੇ ਕਟਰੀ ਨਾ ਜਈ ਬੂਟੀ ਤੇਰੇ ਲੰਮੇ ਲੰਮੇ ਵਾਲ ਤੇਰੋ ਵੱਧੋ ਨਾ ਕੋਈ ਝੂਠੀ ਬਨਾਨਾ ਸਟਰੀਟ ਦੇ ਪਾਸੇ ਦੇ ਤੈਨੂੰ ਛੇੜਦੇ ਪਏ ਰਹਿੰਦੇ ਹਰ ਗਲੀ ਮੱਲੇ ਵਿੱਚ ਅਨੀ ਫੇਰਦੇ ਪਏ ਰਹਿੰਦੇ ਕੁੜੀਆਂ ਵੀ ਸਾਡੀ ਫੈਨ ਅਸੀਂ ਘੇਰਦੇ ਪਏ ਰਹਿੰਦੇ ਸ਼ੁਕਲ ਮੇਲਾ ਸਾਡੀ ਜ਼ਿੰਦਗੀ ਤੇ ਰਾਤ ਸਾਡਾ ਸ਼ਹਿਰ ਹੁਣ ਕਹਿਤੇ ਤਾਂ ਸਭ ਕੁਛ ਕੁਛ ਨਹੀਂ ਕਹਿਨੂੰ ਚੱਲ ਨਿਕਲ ਜਾਣ ਇੱਥੋਂ ਛੱਡ ਦੇ ਮੈਨੂੰ ਚਟਨੀ ਪਜਾਵੀ ਨਹੀਂ ਫਸਨੀ ਤੇਰੇ ਤੋਂ ਏ ਕੁੜੀਏ ਪਟਾਕੀ ਨਹੀਂ ਫਸਨੀ ਕਿਸੇ ਤੋਂ ਤੇਰੀ ਅੱਖੀਆਂ ਸ਼ਰਾਬੀ ਅਸੀਂ ਵੱਖਰੀ ਜਵਾਨੀ ਤੂੰ ਜਾਣੇ ਮਨ ਆਜ ਜਾਣ ਜਾ ਚਟਨੀ ਪਜਾਵੀ ਨਹੀਂ ਫਸਨੀ ਤੇਰੇ ਤੋਂ ਕੁੜੀਏ ਪਟਾਕੀ ਨਹੀਂ ਫਸਨੀ ਕਿਸੇ ਤੋਂ ਤੇਰੀ ਅੱਖੀਆਂ ਸ਼ਰਾਬੀ ਅਸੀਂ ਵੱਖਰੀ ਜਵਾਨੀ ਤੂੰ ਜਾਣੇ ਮਨ ਆਜ ਜਾਣ ਜਾ ਉਹ ਬਿੱਲੀਏ ਨੀ ਫਸਨੀ ਹੋਏ I'm gonna hit a home run all over the world, all over the world.

Shuffling. let that love inside. It's your life, your beauty's deep inside, inside you. Don't let them bring you down, no. Your beauty is inside you. Don't let them bring you down, no. Oh, oh, don't you know, don't you know. Oh, oh, beautiful, don't you know. Oh, oh, don't you know, don't you know. Oh, oh, beautiful, don't you know. Girl, I can't notice but to notice you, noticing me. From across the room I can see it, and can't stop myself from looking and noticing you, noticing me. Watch out, I've seen a type before. That girl is so dangerous. That girl is so dangerous. That girl is a bad girl. I've seen a type before. She's so dangerous. That girl is so dangerous. That girl is a bad girl. Oh, my dear, this is my jam. Keep the party into the AM. Oh, my dear, this is my jam. Keep the party into the AM. Keep the party into the AM. Keep the party into the AM. Y'all don't understand. Let me throw my hands in the air. Let me see those hands. Make me throw my hands in the air, air, air. Let me see those hands. All my ladies with a body, put your hands in the air. You's a good looking hottie, put your hands in the air. All my ladies with a body, put your hands in the air. You's a good looking hottie, put your hands in the air. How we ball in the club, I know you hate it. How we dancing on the floor like she naked. How we ball in the club, I know you hate it. Everybody rockin' side to side to the beat, bass, snap a knife finger, things bouncing to the groove. Girl, all by themselves, self. That's the new move. Move. Look around the club. What do I say? Everybody rocking side to side to the beat, to the beat, to the beat. Do that dance, do that dance, do that dance, do that dance. Look around the club. What do I say? Everybody rocking side to side to the beat, to the beat, to the beat. Do that dance, do that dance, do that dance. White shoulders, chest, pants, shoes. Shoulders, chest, pants, shoes. Shoulders, chest, pants, shoes. Shoulders, chest, pants, shoes. Shoulders, chest, pants, shoes. Shoulders, chest, pants, shoes. Shoulders, chest, pants, shoes. Shoulders, chest, pants, shoes. Cause I'm all white, man. Cause I'm all white, man. Cause I'm all white, man. Cause I'm all white, man. Cause I'm all white, man. Cause I'm all white, man. Cause I'm all white, man. Cause I'm all white, man. Cause I'm all white, man. Cause I'm all white, man. Cause I'm all white, man. Cause I'm all white, man. Cause I'm all white, man. Cause I'm all white, man. Cause I'm all white, man. Cause I'm all gone, gone, gone. Brush your shoulders off, gone. Brush your shoulders off. Ladies is pimps too. Gone. Brush your shoulders off, gone. Brush your shoulders off, gone. Brush your shoulders off. Kick back. Turn up your shoulders. Go on, brush your shoulders off. Go on, brush your shoulders off. Ladies is pimps too. Go on, brush your shoulders off. Go on, brush your shoulders off. Go on, brush your shoulders off. Kick back. Turn up your shoulders. I say you pay rock. Do that dance, do that dance, do that dance, do that Soulja Boy, tell me. Hey, I got this new dance for y'all called the Soulja Boy. You gotta punch, then crank back 3 times from left to right. Soulja Boy, I'm in it. Oh. Why me crank it? Why me roll? Why me crank that Soulja Boy? That Superman, that oh. Now why me crank that Soulja Boy? Now why me you crank that Soulja Boy? Now why me you crank that Soulja Boy? Now why me you crank that Soulja Boy? Soulja Boy, I'm in it. Oh. Why me crank it? Why me roll? Why me crank that Soulja Boy? That Superman. Stare at the fan, turn the TV on, throw my hand in my pants. Nobody.